ਭਾਈ ਸਿਫਤ ਕਰਦੀ ਏ ਤੇ ਭਾਵੇਂ ਦੁਨੀਆ ਭਾਈ ਨਿੰਦਿਆ ਕਰਦੀ ਏ, ਉਹਨੂੰ ਕੋਈ ਪਰਵਾਹ ਨੀ। ਔਰ ਰਲ ਕੇ ਸ਼ਬਦ ਪੜ੍ਹੀਏ, ਜਦੋਂ ਸੇਵਕ ਇਸ ਅਵਸਥਾ ਤੇ ਪਹੁੰਚਦਾ ਫਿਰ ਨਾਨਕ ਵਿਚਾਰਾ ਭਇਆ ਦੀਵਾਨਾ ਹਰਤਾਉ ਦਰਸ਼ਨ ਕਹਿ ਤਾਹੀ। ਧੰਨੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸੇਵਕ ਦੇ ਮਨ ਦੀ ਅਵਸਥਾ ਕਿ ਸੇਵਕ ਬੌਰਾ ਹੋ ਜਾਂਦਾ, ਸੇਵਕ ਦੀਵਾਨਾ ਹੋ ਜਾਂਦਾ, ਐਸਾ ਉਸ ਅਕਾਲ ਪੁਰਖ ਦੇ ਨਾਲ ਉਹਦਾ ਇਸ਼ਕ ਹੋ ਜਾਂਦਾ, ਉਹਦੀ ਮੁਹੱਬਤ ਹੋ ਜਾਂਦੀ ਏ ਕਿ ਉਹਦੇ ਦਰਸ਼ਨਾਂ ਨੂੰ ਬਸ ਇੱਕ ਵੇਰਾ ਮੈਨੂੰ ਦਰਸ਼ਨ ਹੋ ਜਾਣ, ਸੇਵਕ ਇਸੇ ਗੱਲ ਨੂੰ ਲੋਚਦਾ। ਔਰ ਰਲ ਕੇ ਸ਼ਬਦ ਪੜ੍ਹੀਏ, ਨਾਨਕ ਵਿਚਾਰ ਪਿਆ ਦੀਵਾਨਾ ਹਰ ਤਉ ਦਰਸ਼ਨ ਕਹਿਤਾ। ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤਉ ਦਰਸ਼ਨ ਕਹਿਤਾ। ਦੀਵਾਨਾ ਦੀਵਾਨਾ ਝਿੜਕਾ ਮਾਰ, ਪਰ ਮੈਂ मैं तेरी आराधना नहीं छड़नी ते भावे तू मेरा ये प्यार मेरी ये मोहब्बत मेरा इश्क वेख के मैनू अपने कोल अपनी गोदी दे विच बिठा लै मैं तां वी तेरी आराधना नहीं छड़नी तू भावे मैनू कोल बिठा ते भावे मैनू मार कुट के इथों भजा दे पर मैं तेरी आराधना नहीं छड़नी मैं तेरा नाम जपना नहीं छड़ना मैं तेरे दर्शन दीदारे कीते बिना नहीं मनना और अलगे पड़ी जे पास ਸਲਾਉਣ ਲੱਗ ਪੈਣ ਵੇਖੋ ਕੈਸਾ ਜੁੜਿਆ ਹੋਇਆ ਹੈ।